ਵੇਖੀ ਵੱਡੇ ਵੈਲੀ ਅੱਖ ਵੀ ਨੀ ਚੱਕਦੇ ਜਿਹੜੇ ਕਰਦੇ ਕਮੈਂਟ ਬਾਜੀ ਤੇਰੇ ਤੇ ਨੀ ਮੈਂ ਖੱਦਰੇ ਦੇ ਥਾਣ ਵਾਂਗੂ ਪਾੜ ਦਊ ਬੈਠੇ ਘੁੱਗੀਆਂ ਅੜਾਉਣਗੇ ਬਨੇਰੇ ਤੇ ਹੱਥ ਲਾਇਆ ਜੀ ਨੇ ਸਿੰਘ ਦੇ ਗੁਲਾਬ ਨੂੰ ਬੈਕ ਬੋਨ ਦੇ ਹਲਾ ਦੂ ਨੀ ਮੈਂ ਮਣ ਕੇ ਮੁੰਡਾ ਜੱਟਾਂ ਦਾ ਬੈਠਾ ਏ ਤੇਰੀ ਰਾਖੀ ਲਈ ਬਸ ਤੂੰ ਵੀ ਜਾ ਤੂੰ ਅੱਲੜੇ ਪਟੋਲਾ ਬਣ ਕੇ ਜੱਟਾਂ ਦਾ ਬੈਠਾ ਏ ਤੇਰੀ ਰਾਖੀ ਲਈ ਬਸ ਤੂੰ ਵੀ ਜਾ ਤੂੰ ਅੱਲੜੇ ਪਟੋਲਾ ਬਣ ਕੇ ਪੁਰਾਣਾ ਹੱਕ ਨੱਪ ਜੋ ਲੋੜ ਕਰੀ ਫਿਰ ਇਸ ਲਾਗ ਲੋਕ ਦਾ ਢਾਬ ਸੋਣੀਏ ਬਰਾਤ ਕਿਵੇਂ ਟੱਪ ਜੋ ਸੌ ਸਾਲੀਏ ਜ਼ਮੀਨ ਮੇਰੀ ਪਤੇ ਦੀ ਕਿਹੜਾ ਵੈਲੀ ਦਾ ਪੁਰਾਣਾ ਹੱਕ ਨੱਪ ਜੋ ਲੋੜ ਕਰੀ ਫਿਰ ਇਸ ਲਾਗ ਲੋਕ ਦਾ ਢਾਬ ਸੋਣੀਏ ਬਰਾਤ ਕਿਵੇਂ ਟੱਪ ਜੋ ਪੂਰੇ ਜ਼ਿਲ੍ਹੇ ਦੀ ਲਵਾਉਂਦਾ ਮੁੰਡਾ ਗੋਡਲੀ ਖੜੀ ਤੂੰ ਨਾਲ ਹਿੱਕ ਤਣ ਕੇ ਜੱਟਾਂ ਦਾ ਬੈਠਾ ਏ ਤੇਰੀ ਰਾਖੀ ਲਈ ਬਸ ਘੁੰਮੀ ਜਾ ਤੂੰ ਅੱਲੜੇ ਪਟੋਲਾ ਬਣ ਕੇ ਜੱਟਾਂ ਦਾ ਬੈਠਾ ਏ ਤੇਰੀ ਰਾਖੀ ਲਈ ਬਸ ਘੁੰਮੀ ਜਾ ਤੂੰ ਅੱਲੜੇ ਪਟੋਲਾ ਬਣ ਕੇ ਉਹ ਬਹੀ ਟੱਕੀ ਦੀ ਯਾਰਾਂ ਨਾਲ ਅੱਜ ਭਰ ਗਈ ਸਿੱਪੀ ਜੁੰਡੀ ਦਾ ਯਾਰ ਮੂਹਰੇ ਲੱਗਿਆ ਮੇਰੇ ਯਾਰਾਂ ਦਾ ਸੁਭਾਅ ਥੋੜਾ ਖਾੜਕੂ ਉਹ ਮੱਥੇ ਲੱਗਿਆ ਕਦੇ ਨਾ ਕੋਈ ਬਚਿਆ ਉਹ ਬਹੀ ਟੱਕੀ ਦੀ ਯਾਰਾਂ ਨਾਲ ਅੱਜ ਭਰ ਗਈ ਸਿੱਪੀ ਜੁੰਡੀ ਦਾ ਯਾਰ ਮੂਹਰੇ ਲੱਗਿਆ ਮੇਰੇ ਯਾਰਾਂ ਦਾ ਸੁਭਾਅ ਥੋੜਾ ਖਾੜਕੂ ਉਹ ਮੱਥੇ ਲੱਗਿਆ ਕਦੇ ਨਾ ਕੋਈ ਬਚਿਆ ਵਿਹੜੇ ਵੈਰੀਆਂ ਦੇ ਕੀਰਨੇ ਪਵਾਉਣਗੇ ਨੀ ਯਾਰ ਸ਼ਮਸ਼ੀਰਾਂ ਬਣ ਕੇ ਜੱਟਾਂ ਦਾ ਬੈਠਾ ਏ ਤੇਰੀ ਰਾਖੀ ਲਈ ਬਸ ਘੁੰਮੀ ਜਾ ਤੂੰ ਅੱਲੜੇ ਪਟੋਲਾ ਬਣ ਕੇ ਜੱਟਾਂ ਦਾ ਬੈਠਾ ਏ ਤੇਰੀ ਰਾਖੀ ਲਈ ਬਸ ਘੁੰਮੀ ਜਾ ਤੂੰ ਅੱਲੜੇ ਪਟੋਲਾ ਬਣ ਕੇ ਨੀ ਮੈਂ ਉਤੜੇ ਨਸੀਬ ਇਕੱਠੇ ਕਰ ਦਊ ਸਿੰਘ ਛੱਡੂ ਬਾਜੀ ਫਤਿਹ ਕਰਕੇ ਗੌਰ ਫਤਿਹ ਨੀ ਲਾਟਾਂ ਚ ਸੁਣੀ ਛੱਡਦਾ ਦਿਨ ਕੱਟੀ ਨਾਲ ਕੰਨ ਐਵੇਂ ਡਰ ਕੇ ਨੀ ਮੈਂ ਉਤੜੇ ਨਸੀਬ ਇਕੱਠੇ ਕਰ ਦਊ ਜਿੰਮੀ ਸਿੰਘ ਛੱਡੂ ਬਾਜੀ ਫਤਿਹ ਕਰਕੇ ਗੌਰ ਫਤਿਹ ਨੀ ਲਾਟਾਂ ਚ ਸੁਣੀ ਛੱਡਦਾ ਦਿਨ ਕੱਟੀ ਨਾਲ ਕੰਨ ਐਵੇਂ ਡਰ ਕੇ ਆਟ ਲਾਵਾਂ ਦਾ ਸਪੀਕਰਾਂ ਚ ਗੂੰਜਣਾ ਮੈਂ ਆਉਂ ਸਰਦਾਰ ਬਣ ਕੇ ਜੱਟਾਂ ਦਾ ਬੈਠਾ ਏ ਤੇਰੀ ਰਾਖੀ ਲਈ ਬਸ ਘੁੰਮੀ ਜਾ ਤੂੰ ਅੱਲੜੇ ਪਟੋਲਾ ਬਣ ਕੇ ਜੱਟਾਂ ਦਾ ਬੈਠਾ ਏ ਤੇਰੀ ਰਾਖੀ ਲਈ ਬਸ ਘੁੰਮੀ ਜਾ ਤੂੰ ਅੱਲੜੇ ਪਟੋਲਾ ਬਣ ਕੇ ਜੱਟਾਂ ਦਾ ਬੈਠਾ ਏ ਤੇਰੀ ਰਾਖੀ ਲਈ ਬਸ ਘੁੰਮੀ ਜਾ ਤੂੰ ਅੱਲੜੇ ਪਟੋਲਾ